ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਫਿਰਤ ਭੇਟੇ ਜਾਨ ਸਾਧੂ ਪੂਰਾ ਗੁਰ ਸਮਝਾਇਆ ਸਗਲ ਬਿਦ ਕਾਮ ਨ ਆਵਾ ਹਾਰੇ ਨਾਮ ਤੇ ਆਇਆ ਫਿਰਤ ਭੇਟੇ ਜਾਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵਾ ਹਾਰੇ ਨਾਮ ਤੇ ਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਵਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਾਰੇ ਹਾਰੇ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਧਾਨ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਨ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਧਾਨ ਕਰ ਕਿਰਪਾ जिस दे स्वामी बिरले काहु जन्ना वाहेगुरु जी का खालसा वाहेगुरु जी की फतेह। तनासरी महला पंजवा फिरत फिरत भेटे जान साधु पूरा गौर समझाया आन सगल बिद काम न आवा हारे हारे नाम ते आया।